ਦਿਖਾਵਾ ਕਦੇ ਕਿਲਿਆਂ ਦੇ ਰੇਟ ਦਾ ਯਾਰੀ ਮੂਰੇ ਰੁੱਤਵਾ ਕੀ ਬਟੂਏ ਦੇ ਵੇਟ ਦਾ ਕੀਤਾ ਨੀ ਦਿਖਾਵਾ ਕਦੇ ਕਿਲਿਆਂ ਦੇ ਰੇਟ ਦਾ ਯਾਰੀ ਮੂਰੇ ਰੁੱਤਵਾ ਕੀ ਬਟੂਏ ਦੇ ਵੇਟ ਦਾ ਉੱਚੀ ਥਾਂ ਤੇ ਖੜ ਖੜ ਕੇ ਆਫ ਰੋਡਿੰਗਾਂ ਤੇ ਟਾਇਰ ਚੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਸਾਡੇ ਰੌਲਿਆਂ ਚ ਯਾਰ ਖੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਪੰਜੀਰੀ ਨਾਲ ਮੇਲ ਗਿਆ ਨੂਡਲਾਂ ਦੀ ਚਾਟ ਦਾ ਲਗਾ ਦੀ ਖਦੇੜ ਛੱਡ ਦੇ ਜਿੱਥੇ ਦਿਲੋਂ ਵੀਰੇ ਚਾਰ ਖੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਸਾਡੇ ਰੌਲਿਆਂ ਚ ਯਾਰ ਖੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਜਮਾਂਦਰੂ ਸੁਨੱਖਿਆਂ ਨੇ ਜਾਣਾ ਕੀ ਸਲੂਨ ਨੂੰ ਚੁੰਨੀ ਅੱਲੜਾਂ ਸਵਾਰ ਲੈਂਦੀਆਂ ਹੋ ਕੇ ਸ਼ੌਂਕ ਨਾਲ ਤਿਆਰ ਖੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਸਾਡੇ ਰੌਲਿਆਂ ਚ ਯਾਰ ਖੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਹੱਕ ਦੀ ਲੜਾਈ ਦਾ ਵਿਆਹ ਜਿੰਨਾ ਚੋ ਭੈਣ ਗੇੜੀ ਰੂਟੇ ਉੱਤੇ ਦੰਦਲਾਂ ਲੈ ਕੇ ਫੌਜੀ ਰੰਗੀ ਥਾਰ ਖੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਸਾਡੇ ਰੌਲਿਆਂ ਚ ਯਾਰ ਖੜਦੇ ਤੇਰੀ ਸੈਲਫੀ ਚ ਖੜਨ ਸਹੇਲੀਆਂ ਸ਼ੁਭ ਚਿੰਤਕਾਂ ਨੂੰ ਸਤਿ ਸ੍ਰੀ ਅਕਾਲ ਪਾਠਾਂ ਵਾਲਾ ਪਾਠ ਪੇਜ ਨਵੇਂ ਗੀਤ ਨਾਲ ਪੋਸਟਾਂ ਨੀ ਪਾਉਂਦੇ ਕਦੇ ਹਵਾ ਗੋਰੀ ਵਾਲੀਆਂ ਦੇਖ ਕੇ ਤਰੱਕੀ ਵੈਰੀ ਕਰਦੇ ਜਗਾਲੀਆਂ ਗੁੱਲੀ ਡੰਡਾ ਵੈਰੀ ਜੇ ਵੀ ਕਣਕਾਂ ਦੇ ਚਾਰਦਾ ਇੱਟ ਕਲਾਕਾਰ ਨੂੰ ਕਮਾਂਡੇ ਉਵੇਂ ਮਾਰਦਾ ਇੱਟ ਕਲਾਕਾਰ ਨੂੰ ਕਮਾਂਡੇ ਉਵੇਂ ਮਾਰਦਾ ਇੱਟ ਕਲਾਕਾਰ ਨੂੰ ਕਮਾਂਡੇ ਉਵੇਂ ਮਾਰਦਾ।